ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਆਰ ਭੂਮਨ, ਤਾਕੀ ਤ੍ਰਿਸਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਦੇਖਿਆ ਮੈਂ ਹੈ ਕਿ ਨਹੀਂ ਤ੍ਰਿਪਤ ਨਾ ਪਾਈ। ਜਿਉਂ ਪਾਵਕ ਈਤਨ ਨਹੀਂ ਤ੍ਰਾਪੈ, ਬਿਨ ਹਰ ਕਹਾ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕਿ ਮਿਟੈ ਨ ਭੁੱਖਾ। ਉਦਮ ਕਰੈ ਸੁਵਾਨ ਕੀ ਨਿਆਈ, ਚਾਰੇ ਕੁੰਟਾ ਭੁੱਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕਾ। ਦਿਨ ਪ੍ਰਾਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕਾ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕਾ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕਾ, नानक गुर ते जाना वाहेगुरु जी का खालसा वाहेगुरु जी की फतेह तनासरी महला पंजवा वडे वडे राजन अर भूमन ताकि त्रेसन ना बूझी लपट रहे माया रंग माते लोचन कशु ना सूझी